ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਅਸ਼ਟਪਦੀਆ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾਕੀ ਸੇਵਾ ਅੰਤਰ ਜਾਮੀ ਪੁਰਖ ਵਿਧਾਤਾ ਆਠ ਪਹਿਰ ਨਾਮ ਰੰਗ ਰਾਤਾ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵਾ ਅੰਤਰ ਜਾਮੀ ਪੁਰਖ ਵਿਧਾਤਾ ਆਠ ਪਹਿਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕਉ ਰਾਖਨਹਾਰ ਰਹਾਉ ਪਾਤਸ਼ਾਹ ਸਾਹ ਉਮਰਾਉ ਪਤੀਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈਕਾਰ ਕਰੈ ਸਭ ਲੋਗ ਸੰਤਨ ਕੈ ਮਨ ਮਹਾ ਅਨੰਦ ਸੰਤ ਜਪਹਿ ਗੁਰਦੇਉ ਭਗਵੰਤ ਸੰਗਤ ਕੇ ਮੁਖ ਉਜਲ ਭਏ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਬੇਪਰਵਾਹੇ ਸਗਲ ਭੈ ਮਿਟੇ ਜਾ ਕੀ ਸਰਨ ਨਿੰਦਕ ਮਾਰ ਪਾਏ ਸਭ ਤਰਨ ਜਾਨ ਕੀ ਨਿੰਦਾ ਕਰੈ ਨ ਕੋਏ ਜੋ ਕਰੈ सो दुखिया होए। आठ पहर जान एक त्याए, जमुआ ताक निकट न जाए। जान निर्वैर निंदक अहंकारी, जान पाल मन निंदक वेकारी। गौर के सिख सत गुरु त्याया, जान उबरे निंदक नरक पाया। सुन साजन मेरे मीत प्यारे, सत वचन वरत है हर द्वारे। जैसा करे सो तैसा पाए, अभिमानी की जड़ सर पर जाए। नीतरिया सत गुर तर तेरी, कर कृपा रखो जन केरी। कहो नानक तिस गुर बलहारी, जाके सिमरन पैज सवारी। नीतरिया सत गुर तर तेरी, कर कृपा रखो जन केरी। कहो नानक तिस गुर बलहारी, जाके सिमरन पैज सवारी। वाहे गुरु जी का खालसा, वाहे गुरु जी की फतेह। राग गोंड अष्ट परिया महला पंजवा, घर दूजा एक ओंकार। सतगुर प्रसाद कर नमस्कार, पूरे गुरदेव सफल मूरत सफल जाकी सेव। अंतर जमी पुरख विधाता, आठ पहर नाम रंग रत्ता।